ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਣ ਸਮਰੱਥਾ ਰਾਮ ਰੱਖ ਜਗਤ ਸਗਲ ਦੇਹਥਾਰਾਮ ਪ੍ਰਭ ਕਰਣ ਕਾਰਣ ਸਮਰੱਥਾਰਾਮ ਰੱਖ ਜਗਤ ਸਗਲ ਦੇਹਥਾਰਾਮ ਸਮਰੱਥ ਸਰਣਾ ਜੋਗ ਸੁਆਮੀ ਕ੍ਰਿਪਾ ਨਿਤ ਸੁਖਦਾਤਾ ਹਉ ਕੁਰਬਾਣੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣਹੋ ਬਿਨਤੀ ਪ੍ਰਭ ਕਰਣ ਕਾਰਣ ਸਮਰੱਥਾ ਇਹ ਜੀਵ ਤੇਰੇ ਤੂੰ ਕਰਤਾ ਰਾਮ ਪ੍ਰਭ ਦੁਖ ਦਰਦ ਭ੍ਰਮ ਹਰਤਾ ਰਾਮ ਭ੍ਰਮ ਦੁਖ ਦਰਦ ਨਿਵਾਰ ਖਿਨ ਮਹ ਰੱਖ ਲੇਹੁ ਦੀਨ ਦਇਆਲਾ ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੈ ਗੁਣ ਨਿਧਾਨ ਪਾਵੈ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀਵ ਤੇਰੇ ਕਰਤਾ ਆਠ ਇੱਛਿਆ ਫਲ ਪਾਈਐ ਰਾਮ ਮਨ ਇੱਛ ਪਾਈਐ ਪ੍ਰਭ ਧਿਆਈਐ ਮਿਟ ਹੈ ਜਮ ਕੇ ਤ੍ਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭੁ ਕੈ ਮਨ ਪਾਈਐ ਬਿਨਵੰਤ ਨਾਨਕ ਦਿਨ ਸੁਰੈਣੀ ਸਦਾ ਹਰ ਹਰ ਧਿਆਈਐ ਦਰ ਵਾਜੈ ਹੈ ਅਨਹਤ ਵਾਜੈ ਰਾਮ ਘਾਟ ਘਾਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਉੱਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਏ ਕੋਈ ਨਾ ਸਕੈ ਪਹੁੰਚਾ ਆਪ ਉਪਾਏ ਆਪ ਪ੍ਰਤਿਪਾਲੇ ਜੀਉ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੇ ਦਰ ਵਜਹਿ ਅਨਹਦ ਵਾਜੇ ਆਪ ਉਪਾਏ ਆਪ ਪ੍ਰਤਿਪਾਲੇ ਜੀਉ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੇ ਦਰ ਵਜਹਿ ਅਨਹਦ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਪੰਜਵਾ ਪ੍ਰਭ ਕਰਨ ਕਾਰਨ ਸਮਰੱਥਾ ਰਾਮ ਰੱਖ ਜਗਤ ਸਗਲ ਦੇ ਹੱਥਾ ਰਾਮ।